चलो गामा गामा द बुरगोडन देसी क्रू देसी क्रू देसी चलो देसी क्रू। ओ कईयां दी तां सोच हुंदी यारी विच चीट दी पर साडी यारी जिवें रोड कंक्रीट दी पूरे तीहां दा पवा के दिल चक लईए वी कला ओए कहदी हटणा नहीं जिन्ना मर्जी मैं चीक लां लम्मी हुंदी जांदी ऐ लिस्ट यारों नाई दी सौदे नाल महंगी कदे ऐनक नहीं लाई दी आई उत्ते आ गए जदों हिंड नहीं ओ छड़नी ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਨਾ ਹੋਵੇ ਰੋਜ਼ ਗੇੜੇ ਹੁੰਦੇ ਸ਼ਹਿਰ ਦੇ ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ ਕਈ ਨੇ ਸ਼ਰਾਬੀ ਕਈ ਯਾਰ ਜਿੰਮ ਵਾਲੇ ਆ ਕਈ ਨੇ ਸ਼ਰੀਫ ਕਈ ਬਾਲੀ ਮੇਰੇ ਸਾਇਆ ਉਸਨ ਬਥੇਰਾ ਖੁਸ਼ ਹੋਈਏ ਦੇਖ ਦੇਖ ਕੇ ਮੱਲ ਮੱਲੀਆਂ ਦਾ ਗਲੋ ਸਾਡੇ ਫੇਸ ਤੇ ਪੂਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਧਣੀ ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ ਨਕਲੀ ਬਰੈਂਡ ਪਾਉਂਦੇ ਪਹਿਲੀ ਪਹਿਲੀ ਕਾਪੀਆਂ ਐਵੇਂ ਹੀ ਨਜਾਇਜ਼ ਦਿੰਦੇ ਰਹੀ ਰਾਏ ਸਾਪੀਆਂ ਔਖੇ ਵੇਲੇ ਕੰਮ ਦਾ ਪਲੈਨ ਹੈ ਬਣਾਇਆ ਜੀ ਜਦੋਂ ਪੈਸੇ ਘਟੇ ਆਟੋ ਵਾਲਾ ਸਾਡਾ ਤਾਇਆ ਜੀ ਭਾਂਡੇ ਪੂੰਡੇ ਮਾਂਜ ਉਹ ਸੋਰੀ ਸੋਰੀ ਸੋਰੀ ਸੋਰੀ ਬੰਕ ਬੰਕ ਮਾਰ ਕੇ ਪੜ੍ਹਾਈਆਂ ਸਭ ਕੀਤੀਆਂ ਮੋਢੇ ਤੇ ਕੰਪਾਰਟਮੈਂਟ ਵਾਲੀਆਂ ਨੇ ਪੀਤੀਆਂ ਖੁਸ਼ੀ ਭਾਵੇਂ ਗਮੀ ਨਿੱਤ ਮੁਰਗੀ ਹੈ ਵੱਢਣੀ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਗਾਲ ਨਹੀਂ ਕੱਢਣੀ ਸਰਾਣੇ ਲਾ ਕੇ ਸੌ ਜਾਵਾਂ ਟੀਮ ਦੇ ਕਵਾਇਲ ਨੂੰ ਦਾੜੀ ਫੋਲੋ ਕਰੇ ਪਰਮੀਸ਼ ਦੇ ਸਟਾਈਲ ਨੂੰ ਆਹ ਪੈਰਾ ਮੇਰਾ ਫੇਵਰੇਟ ਆ ਦਾ ਚਲੋ ਜੀ ਦੇਖ ਕੇ ਪੁਲਿਸ ਚੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ ਮਿਸ ਕਾਲਾਂ ਜੋਗੇ ਫੋਨ ਵਿੱਚ ਹੁੰਦੇ ਨੋਟ ਆ ਰੈਡ ਰੁੱਡ ਲਾਈਟਾਂ ਵਾਲੀ ਆਸ਼ਕਾਂ ਨੂੰ ਛੋਟ ਆ ਜਿੱਥੋਂ ਸਾਰੇ ਰੋਕਦੇ ਆ ਝੰਡੀ ਉੱਥੇ ਕੱਢਣੀ ਬਾਕੀ ਤੁਹਾਨੂੰ ਅੱਗੇ ਪਤਾ ਹੀ ਆ ਗਾਲ ਨਹੀਂ ਕੱਢਣੀ ਸੱਤੇ ਬਸ ਆਖਰੀ ਅੰਤਰਾ ਸੌਣ ਲੱਗੇ ਪਲੀਜ਼ ਇੱਕ ਹੋਰ ਮੈਂ ਕਿਹੜਾ ਨਿੱਤ ਗਾਉਣਾ ਧੱਕੇ ਨਾਲ ਲਿਖਾਇਆ ਗੀਤ ਯਾਰ ਵਿੱਕੀ ਗਿੱਲ ਤੋਂ ਸੀਰੀਅਸ ਹੋ ਕੇ ਲਿਖ ਦਿੱਤਾ ਉਹਨੇ ਦਿਲ ਤੋਂ ਗੋਲਡੀ ਤੇ ਸੱਤੇ ਕੋਲੋਂ ਮਿਊਜ਼ਿਕ ਬਣਾ ਲਿਆ ਜਿੱਥੋਂ ਤੱਕ ਆਉਂਦਾ ਸੀਗਾ ਥੋੜਾ ਬਹੁਤਾ ਗਾਲਿਆ ਹਾਂ ਬਣ ਗਈ ਗੱਲ ਲੱਗਿਆ ਦੇ ਚੰਗਾ ਸਿਰ ਮੱਥੇ ਪਰਵਾਣਿਆ ਮਾੜਾ ਲੱਗਿਆ ਤਾਂ ਕੀ ਹੱਲਣੀ ਮੇਰੀ ਜਾਣਿਆ ਅਗਲੇ ਗਾਣੇ 'ਚ ਆਪਾਂ ਐਂਡ ਕਰ ਛੱਡਣੀ ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਕਮੈਂਟਾਂ 'ਚ ਗਾਲ ਨਹੀਂ ਕੱਢਣੀ ਪੈਂਦੀ ਆ ਫਿਰ ਤੱਕ ਚੈਂਪੀਅਨ ਚੰਗਾ ਫਿਰ ਅਗਲੀ ਵਾਰੀ ਪੈਂਦੀ ਆ ਫਿਰ ਬਾਕੀ ਜੋ ਮਰਜ਼ੀ ਹੁੰਦਾ ਹੋ ਜਾਵੇ ਵੀਰੇ ਪਰ ਗਾਲ ਨਹੀਂ ਕੱਢਣੀ।